کر دیا سونے من موڑے من ٹھا دیا اچیا نشانہ سر کر دیا سونے من موڑے من ٹھا دیا سارے نبی نے میرے نبی کو تھلے تھلے میرے نبی دیا شانہ میرے نبی دیا شانہ بلے بلے سمجھتا ہے وہ ہاتھ تھلے نہ ہوئے دو چوکے سینے نہ زور لگا کے بولو ذرا سارے نبی نے میرے نبی تو تھلے تھلے میرے نبی دی شانہ تھلے میرے آقا دی شانہ بلے میرے نبی دی شانہ بلے بلے بولو اونچی نشانہ سرکار دیا سونے من موڑے مرد تھا شانہ بلے بلے رب سونے نے کائنات سجائی ہے یاد خاطر ساری دنیا بنائی ہے رب سونے نے کائنات سجائی ہے یاد خاطر ساری دنیا بنائی کیوں بنائی اس یار کی خاطر وہ ساری گلا پتا پیاریا ساریا گلا پتا پیاریا بولو سونے من موڑے من ٹھاریا سارے نبی نے میرے نبی تو تھلے تھلے میرے نبی دیا شانہ تھلے میرے آقا دیا شانہ بلے بلے میرے آقا دیا شانہ بلے بلے میرے سونے دیا شانہ بھی کوئی کنجوسی نہیں ہے جس نے ابھی تک ہاتھ اٹھایا آقا قیامت پہ دونوں ہاتھ اٹھا کر سینے کا زور لگا کے بولیے ذرا سرکار قیامت مرحبا دلدار قیامت مرحبا آقا قیامت مرحبا ذرا مل کر بولو مرحبا ذرا جھوم کے بولو مرحبا ذرا زور سے بولو بولو میرے نبی نے میرے نبی کو میرے نبی دیا شانہ میرا محبوب نہیں دیکھا جنو ویکھ کے چن شرماوے بجلی ڈرتی لشک نہ مارے مدا بے ادبی ہو جاوے بجلی ڈرتی لشک نہ مارے مدا بے ادبی ہو جاوے جے سونا چاوے سیر چمن دی تے گلشن سیس نواوے جے سونا پاوے ہاتھ پھلا وچ ہاتھ پھلا وچ رل جاوے آزم ایڈا سونا ماہی او سانو کدرے نظر نہ آوے میرے نبی دی شانہ بلے میرے آقا دی شانہ بلے بلے بولو اونچی نشانہ سرکار دیا ڈاکٹر سونے من موڑے ڈاکٹر اپنا رو صاحب دیا سارے نبی نے میرے نبی تو تھلے ਬਾਨਾ ਸੁਲਤਾਨਾ ਜੀ ਸ਼ਾਨਾ ਵੱਡੇ ਕਰਮ ਕਮਾਏ ਨੀ ਭਲਾ ਹੋਵੀ ਕੱਖਾਂ ਵਿੱਚ ਬੈ ਰੁਲਦੇ ਸਨ ਵਖਤ ਮੇਰੇ ਮੁਰਸ਼ਦ ਲਤੀਫ ਸਾਹਿਬ ਇਹ ਆਪਕੀ ਨਜ਼ਰ ਰੁਬਾਈ ਹੈ ਮਿਹਰਬਾਨਾ ਸੁਲਤਾਨਾ ਜੀ ਸ਼ਾਨਾ ਵੱਡੇ ਕਰਮ ਕਮਾਏ ਨੀ ਭਲਾ ਹੋਵੀ ਕੱਖਾਂ ਵਿੱਚ ਪੈ ਰੁਲਦੇ ਸਨ ਵਖਤ ਮੇਰੇ ਕੱਖੋਂ ਲੱਖ ਬਣਾਏ ਨੀ ਭਲਾ ਹੋਵੀ ਕੱਲਰ ਸ਼ੋਰ ਜ਼ਮੀਨ ਅੰਦਰ ਬੂਟੇ ਕਰਮਾਂ ਦੇ ਲਾਏ ਨੀ ਭਲਾ ਹੋਵੀ ਸਾਰਾ ਪਤਾ ਸੀ ਸਰਦਾਰ ਨੂੰ ਕੀਤੀਆਂ ਦਾ ਪਰਦੇ ਐਬਾਂ ਤੇ ਪਾਏ ਨੀ ਭਲਾ ਹੋਵੀ ਕੋਈ ਹਾਥ ਨੀਚੇ ਦੇ ਰਹੇ ਦੋਨੋਂ ਬਾਜ਼ੂ ਬੁਲੰਦ ਕਰਕੇ ਬੱਲੇ ਮੇਰੇ ਆਕਾ ਦੀਆਂ ਸ਼ਾਨਾ ਬੱਲੇ ਫਸਲੇ ਰੱਬੁਲ ਉਲਾ ਔਰ ਕਿਆ ਚਾਹੀਏ ਫਸਲੇ ਰੱਬੁਲ ਉਲਾ ਔਰ ਕਿਆ ਚਾਹੀਏ ਮਿਲ ਗਏ ਮੁਸਤਫਾ ਔਰ ਕਿਆ ਚਾਹੀਏ ਮਿਲ ਗਏ ਮੁਸਤਫਾ ਔਰ ਕਿਆ ਚਾਹੀਏ ਅਰੇ ਦਾਮਨੇ ਮੁਸਤਫਾ ਜਿਨਕੇ ਹਾਥੋਂ ਮੇ ਹੈ ਉਨਕੋ ਰੋਜ਼ੇ ਜਜ਼ਾ ਔਰ ਕਿਆ ਚਾਹੀਏ ਮੇਰੇ ਨਬੀ ਦੀਆਂ ਸ਼ਾਨਾ ਬੱਲੇ ਬੱਲੇ ਮੇਰੇ ਆਕਾ ਦੀਆਂ ਸ਼ਾਨਾ ਬੱਲੇ ਬੱਲੇ ਤੂੰ ਸ਼ਾਹੇ ਖੂਬਾਂ ਤੂੰ ਜਾਣੇ ਜਾਣਾ ਹੈ ਚਿਹਰਾ ਉਮੁਲ ਕਿਤਾਬ ਤੇਰਾ ਤੂੰ ਸ਼ਾਹੇ ਖੂਬਾਂ ਤੂੰ ਜਾਣੇ ਜਾਣਾ ਹੈ ਚਿਹਰਾ ਉਮੁਲ ਕਿਤਾਬ ਤੇਰਾ ਨਾ ਬਣ ਸਕੀ ਹੈ ਮਿਸਾਲ ਤੇਰੀ ਜਵਾਬ ਤੇਰਾ ਔਰ ਤੂੰ ਸਭ ਸੇ ਅਵਲ ਤੂੰ ਸਭ ਸੇ ਆਖਿਰ ਮਿਲਾ ਹੈ ਹੁਸਨੇ ਦਵਾਮ ਤੁਝਕੋ ਹੈ ਉਮਰ ਲਾਖੋ ਬਰਸ ਕੀ ਤੇਰੀ ਮਗਰ ਹੈ ਤਾਜ਼ਾ ਸ਼ਬਾਬ ਤੇਰਾ ਓ ਸਾਰੇ ਨਬੀ ਨੇ ਮੇਰੇ ਨਬੀ ਤੋਂ ਥੱਲੇ ਥੱਲੇ ਮੇਰੇ ਨਬੀ ਦੀ ਅਸ਼ਾਨਾ ਬੱਲੇ ਬੱਲੇ ਮੇਰੇ ਆਗਾ ਦੀ ਅਸ਼ਾਨਾ ਬੱਲੇ ਬੱਲੇ ਮੇਰੇ ਮਾਈਏ ਦੀ ਅਸ਼ਾਨਾ ਉੱਠ ਮਹਿਕਸ਼ਾ ਵੇਖ ਲੈ ਰੌਣਕਾਂ ਨੂੰ ਜ਼ਹੀਰ ਬਾਈ ਆਪ ਨੇ ਮਹਿਫਿਲ ਕੀ ਕੈਫੀਅਤ ਔਰ ਰੰਗ ਬਦਲ ਦਿਆ ਹੈ ਯੇ ਕਰਮ ਹੋ ਗਿਆ ਹੈ ਉੱਠ ਮਹਿਕਸ਼ਾ ਵੇਖ ਲੈ ਰੌਣਕਾਂ ਨੂੰ ਮੈਂ ਖਾਨੇ ਤੇ ਘਟਾ ਅੱਜ ਛਾਈ ਹੋਈ ਏ ਠੰਡੀ ਠੰਡੀ ਹਵਾ ਵੀ ਵਗਦੀ ਏ ਰੁੱਤ ਪੀਣ ਦੀ ਸਜਣਾ ਅੱਜ ਆਈ ਹੋਈ ਏ ਅੱਜ ਸਾਕੀ ਵੀ ਭਰ ਭਰ ਲਟਾਉਂਦਾ ਏ ਜਿਵੇਂ ਇਹਨੂੰ ਵੀ ਕਿਸੇ ਪਿਲਾਈ ਹੋਈ ਏ ਤੂੰ ਵੀ ਪੀ ਕੇ ਮਸਤ ਅਲਸਤ ਹੋ ਜਾ ਇਹਨੂੰ ਪੀ ਕੇ ਮਸਤ ਖੁਦਾਈ ਹੋਈਏ ਇਹ ਸੱਕ ਤੇ ਜਮਾਂ ਦੀ ਬਣੀ ਹੋਈ ਨਹੀਂ ਨਾ ਅੰਗੂਰਾਂ ਦੇ ਵਿੱਚੋਂ ਖਿਚਾਈ ਹੋਈਏ ਨਾ ਵਿਸਕੀ ਬਰਾਂਡੀ ਅਖਵਾਉਂਦੀਏ ਨਾ ਲੰਡਨ ਦੇ ਵਿੱਚੋਂ ਮੰਗਾਈ ਹੋਈਏ ਇਹ ਵੀ ਦੱਸਾਂਗਾ ਕਿਵੇਂ ਬਣੀ ਹੋਈਏ ਇਹ ਵੀ ਦੱਸਾਂਗਾ ਕਿੱਥੋਂ ਮੰਗਾਈ ਹੋਈਏ ਹਾਂ ਮੱਕੇ ਪਾਕ ਵਿੱਚੋਂ ਮੰਗਾਈ ਹੋਈਏ ਉੱਤੇ ਮੋਹਰ ਮਦੀਨੇ ਪਾਕ ਦੀ ਲਾਈ ਹੋਈਏ ਮੇਰੇ ਨਬੀ ਦੀ ਅਸ਼ਾਨਾ ਥੱਲੇ ਮੇਰੇ ਆਗਾ ਦੀ ਅਸ਼ਾਨਾ ਥੱਲੇ ਮੇਰੇ ਆਗਾ ਦੀ ਅਸ਼ਾਨਾ ਬੱਲੇ ਬੱਲੇ ਬੋਲੋ ਉੱਚੀਆਂ ਨੇ ਸ਼ਾਨਾ ਸਰਕਾਰ ਦੀਆਂ ਸੋਹਣੇ ਮਨ ਮੋਹਣੇ ਮਨ ਖਾ ਮੇਰੇ ਆਗਾ ਦੀ ਅਸ਼ਾਨਾ ਬੱਲੇ ਬੱਲੇ ਸੋਹਣਾ ਬੱਲੇ ਬੱਲੇ ਮਈਆ ਬੱਲੇ ਬੱਲੇ ਆਗਾ ਬੱਲੇ ਬੱਲੇ ਸੋਹਣਾ ਬੱਲੇ ਬੱਲੇ ਮਾਇਆ ਬੱਲੇ ਬੱਲੇ ਆਗਾ ਬੱਲੇ ਬੱਲੇ ਢੋਲਾ ਬੱਲੇ ਬੱਲੇ ਸਾਰੇ ਨਬੀ ਨੇ ਮੇਰੇ ਨਬੀ ਤੋਂ ਥੱਲੇ ਥੱਲੇ ਮੇਰੇ ਨਬੀ ਦੀ ਅਸ਼ਾਨਾ ਬੱਲੇ ਬੱਲੇ ਔਰ ਇੱਕ ਮਸਲਾ ਮੌਲਾ ਅਲੀ ਸਰਕਾਰ ਕਾ ਉਸੀ ਪੇ ਖਤਮ ਕਰੂੰਗਾ ਮਗਰ ਕੋਈ ਜ਼ੁਬਾਨ ਖਾਮੋਸ਼ ਰਹੇ।